ਸਾਰਿਆਂ ਦੇ ਨਾਲ ਬਾਤ ਪਾਉਣ ਲਾਤੀ ਵੇ, ਸਾਦਗੀ ਪਸੰਦ ਤੁਝ ਚਾਉਣ ਲਾਤੀ ਵੇ, ਸਾਰਿਆਂ ਦੇ ਨਾਲ ਬਾਤ ਪਾਉਣ ਲਾਤੀ ਵੇ, ਸਾਦਗੀ ਪਸੰਦ ਤੁਝ ਚਾਉਣ ਲਾਤੀ ਵੇ, ਛੱਤ ਉੱਤੇ ਵਾਰ ਵਾਰ ਚੜਦੀ ਤੇਰੇ ਇੱਕ ਦਾ ਰਿਸ਼ਤੇਦਾਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਸੁਪਨੇ ਚ ਆਉਂਦੀਆਂ ਗੁਲਾਬੀ ਜਿਹੀਆਂ ਚੁੰਨੀਆਂ, ਸਿਰੇ ਤੇਰੇ ਦੱਸਦੇ ਆ ਬੰਨੇ ਵੇ, ਭਾਬੀ ਵੀ ਨੀ ਪਾਉਣੀ ਪਈ ਤੇਰੇ ਮੇਰੇ ਪਿਆਰ ਵਿੱਚ, ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ, ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ, ਸੁਪਨੇ ਚ ਆਉਂਦੀਆਂ ਗੁਲਾਬੀ ਜਿਹੀਆਂ ਚੁੰਨੀਆਂ, ਸਿਰੇ ਤੇਰੇ ਦੱਸਦੇ ਆ ਬੰਨੇ ਵੇ, ਭਾਬੀ ਵੀ ਨੀ ਪਾਉਣੀ ਪਈ ਤੇਰੇ ਮੇਰੇ ਪਿਆਰ ਵਿੱਚ, ਬੇਬੇ ਬਾਪੂ ਆਪੇ ਜਿਵੇਂ ਮੰਨੇ ਵੇ, ਵੀਰੇ ਮੈਨੂੰ ਧੱਕਾ ਲਾਉਂਦੇ ਦੱਸਦੇ ਸੱਚੀ ਸਾਡੀ ਡੋਲੀ ਵਾਲੀ ਕਾਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਇੱਕ ਪਲ ਆਉਂਦਾ ਨੀ ਉਹ ਚੈਨ ਮੇਰੇ ਦਿਲ ਨੂੰ, ਨੈਣ ਤੈਨੂੰ ਲੱਭਦੇ ਹੀ ਰਹਿਣ ਵੇ, ਹੋਰ ਕੁਝ ਬੋਲਦੀਆਂ ਆਪਣੀ ਜ਼ੁਬਾਨ ਚੋਂ, ਬੁੱਲ ਬਾਰ ਨਾਮ ਤੇਰਾ ਲੈਣ ਵੇ, ਇੱਕ ਪਲ ਆਉਂਦਾ ਨੀ ਉਹ ਚੈਨ ਮੇਰੇ ਦਿਲ ਨੂੰ, ਨੈਣ ਤੈਨੂੰ ਲੱਭਦੇ ਹੀ ਰਹਿਣ ਵੇ, ਹੋਰ ਕੁਝ ਬੋਲਦੀਆਂ ਆਪਣੀ ਜ਼ੁਬਾਨ ਚੋਂ, ਬੁੱਲ ਬਾਰ ਨਾਮ ਤੇਰਾ ਲੈਣ ਵੇ, ਵਾਲਾ ਤੜ ਫਾਇਦਾ ਨੀ ਸੋਹਣਿਆ ਦਿਲੋਂ ਕੀਤੇ ਹੋਏ ਇੰਤਜ਼ਾਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਫੋਟੋ ਤੇਰੀ ਖਿੱਚ ਕੇ ਦਿਲ ਵਿੱਚ ਰੱਖ ਲਈ ਸੰਭਾਲ ਵੇ, ਆਪੇ ਗੱਲ ਕਹਿ ਕੇ ਮੈਨੂੰ ਆਪੇ ਜੀਣ ਜੋਗਿਆ, ਆਪੇ ਹੀ ਨਾ ਜਾਵੀ ਕਿਤੇ ਟਾਲ ਵੇ, ਆਪੇ ਹੀ ਨਾ ਜਾਵੀ ਕਿਤੇ ਟਾਲ ਵੇ, ਅੱਖਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ ਦਿਲ ਵਿੱਚ ਰੱਖ ਲਈ ਸੰਭਾਲ ਵੇ, ਆਪੇ ਗੱਲ ਕਹਿ ਕੇ ਮੈਨੂੰ ਆਪੇ ਜੀਣ ਜੋਗਿਆ, ਆਪੇ ਹੀ ਨਾ ਜਾਵੀ ਕਿਤੇ ਟਾਲ ਵੇ, ਹੈਪੀ ਰਾਏ ਕੋਟੀ ਕੁੜੀ ਮੰਗਦੀ ਤੇਰੇ ਇੱਕ ਸੱਚੇ ਸੁੱਚੇ ਪਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ ਸੌਣ ਨੀ ਆ ਦਿੰਦੀ ਮੁਟਿਆਰ ਨੂੰ, ਕੱਲ ਜਿਹੜੀ ਕਹੀ ਗੱਲ ਮੋੜ ਤੇ